ਗੱਲ ਤੇਰੇ ਕੋਲ ਰਹੇ ਕਿਸੇ ਹੋਰ ਨੂੰ ਨਾ ਦੱਸੀ ਕਿਸੇ ਹੋਰ ਨੂੰ ਨਾ ਦੱਸਾਂ ਕਾਲੇ ਚੋਰ ਨੂੰ ਨਾ ਦੱਸਾਂ ਨਾਲੇ ਹਾਣ ਦੀ ਕੁੜੀ ਤੋਂ ਤੈਨੂੰ ਕੀ ਪਰਦਾ ਮੇਰੇ ਉੱਠਣ ਕਲੇਜ ਵਿੱਚ ਕੂਤ ਕੂਤੀਆਂ ਮੈਂ ਕੋਈ ਕਜੀਆ ਪੈਣ ਤੋਂ ਵੀ ਡਰਦਾ ਕੁਝ ਪਤਾ ਵੀ ਤਾਂ ਲੱਗੇ ਤੇਰੇ ਦਿਲ ਵਿੱਚ ਕੀ ਕੁੜੀ ਵੇਖ ਕੇ ਕੋਰੜੇ ਛੰਦ ਵਰਗੀ ਮੇਰਾ ਪਿਆਰ ਕਰਨ ਨੂੰ ਜੀ ਕਰਦਾ ਮੁੰਡਿਆ ਵੇ ਜ਼ਰਾ ਬੈ ਮੁੰਡਿਆ ਆ ਮੁੰਡਿਆ ਵੇ ਜ਼ਰਾ ਬੈ ਕੱਲ ਨਾਲੋਂ ਗਿੱਠ ਲੰਮੀ ਹੋ ਗਈ ਅੱਜ ਨੀ ਕਿਤੇ ਕੱਲੀ ਕੈਰੀ ਜਾਣਦਾ ਰਿਹਾ ਨਾ ਅੱਜ ਨੀ ਤੂੰ ਕੱਲ ਨਾਲੋਂ ਗਿੱਠ ਲੰਮੀ ਹੋ ਗਈ ਅੱਜ ਨੀ ਕਿਤੇ ਕੱਲੀ ਕੈਰੀ ਜਾਣਦਾ ਰਿਹਾ ਨਾ ਅੱਜ ਨੀ ਤੈਨੂੰ ਵਾਵਾ ਰੋਲੇ ਵਾਂਗੂ ਚੜੀ ਘੁੰਮ ਕੇ ਜਵਾਨੀ ਤੈਨੂੰ ਵਾਵਾ ਰੋਲੇ ਵਾਂਗੂ ਚੜੀ ਘੁੰਮ ਕੇ ਜਵਾਨੀ ਦੱਸ ਵੇਖ ਕੇ ਜੱਟਾਂ ਦਾ ਪੁੱਤ ਕੀ ਕਰਦਾ ਭੁਲੇਖਾ ਛੱਡ ਗਈ ਅਸੀਂ ਛਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਇੱਕ ਉੱਡਦੀ ਕਬੂਤਰੀ ਭੁਲੇਖਾ ਛੱਡ ਗਈ ਅਸੀਂ ਛਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਚਲੋ ਥੋੜੀ ਬਹੁਤੀ ਛਤਰੀ ਤੇ ਮੇਰੇ ਹੀ ਤਾਂ ਕੀਤੀ ਚਲੋ ਥੋੜੀ ਬਹੁਤੀ ਛਤਰੀ ਤੇ ਮੇਰੇ ਹੀ ਤਾਂ ਕੀਤੀ ਇਸ ਗੱਲ ਨੂੰ ਮਰਾੜਾ ਵਾਲਾ ਸੀ ਮਰਦਾ ਮੁੰਡਿਆ ਵੇ